ਸਖੀਆਂ ਦੇ ਨਾਲ ਸਾਂਝ ਮੁੱਕੀ ਮੇਰਾ ਪਿੰਡ ਹੋਇਆ ਪਰਜਾਈਆਂ ਦਾ ਮੇਰੀ ਸੁੱਖ ਸਾਂਦ ਦਾ ਪਤਾ ਲੈਣਾ ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ ਇੱਕ ਪਲ ਨਾ ਅੱਖੀਓ ਇੱਕ ਪਲ ਨਾ ਅੱਖੀਆਂ ਦੂਰ ਕਰਦੀ ਤੇ ਅੱਜ ਤੋਰੇ ਕੱਲੀ ਨੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਕਰਦੇ।